ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾਂ ਕਾਹੂ ਦੀਨੇ ਪਾਠ ਪਟੰ ਪਟੰਬਰ ਕਾਹੂ ਫਲਗਨ ਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਮਾਟੀ ਗੁੰਧੀ ਬਹੁ ਬਿਦ ਬਾਨੀ ਲਾਈ ਕਾਹੂ ਮਹਿਲ ਮੋਤੀ ਮੁਕਤਾਲ ਕਾਹੂ ਵਿਆਦ ਲਗਾਈ ਰਾਖਨ ਕੋ ਦੀਆ ਮੁਗਦ ਕਹੈ ਤਨ ਮੇਰਾ ਜਾਮ ਕਾ ਡੰਡ ਮੂੰਡ ਮਹਿਲਾ ਗੈ ਖੇਲ ਮਹਿ ਕਰੈ ਨਿਵੇਰਾ ਜਨ ਉੱਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋਤ ਸਭਾਵੈ ਸਤ ਕਰ ਮਨ ਮਨ ਵਸਾਈ ਕਹੈ ਕਬੀਰ ਸੁਨ ਹੋ ਰੇ ਸੰਤ ਮੇਰੀ ਮੇਰੀ ਝੂਠੀ ਚਿਰ ਗਟ ਹਾਰ ਚਟਾਰਾ ਲੈ ਗਏ ਤਰੀ ਤਾਗਰੀ ਛੂਟੀ ਕਹੈ ਕਬੀਰ ਸੁਨ ਹੋ ਰੇ ਸੰਤ ਮੇਰੀ ਮੇਰੀ ਝੂਠੀ ਕਟਹਾਰ ਚਟਾਰਾ ਲੈ ਗਏ ਤਰੀ ਤਾਗਰੀ ਛੂਟੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾਂ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ